ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟ ਜਗ ਅੰਧ ਹੈ ਅੰਧੇ ਕਰਮ ਕਮਾਏ ਸਭ ਦਾਸਿਓ ਚਿੱਤ ਨਾ ਲਾਵੇ ਜੇ ਤੈ ਸੁਖ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸਭ ਦਾਸਿਓ ਚਿੱਤ ਨਾ ਲਾਵੇ ਜੇ ਤੈ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਨਿਸ ਜਲਤ ਬਿਹਾਏ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੁ ਨਾ ਜਾਏ ਮਹੱਲਾ ਤੀਜਾ ਸਤਿਗੁਰ ਫੁਰਮਾਇਆ ਕਾਰੇ ਇਹੋ ਕਰੇ ਗੁਰੂ ਦੁਆਰਾ ਸਾਹਿਬ ਸੰਭਾਲੇ ਸਾਹਿਬ ਸਦਾ ਹਜ਼ੂਰ ਹੈ ਪਰ ਮੈਂ ਕੇ ਛੌੜ ਕੱਟ ਕਰ ਅੰਤਰ ਜੋਤ ਤਰੇ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹ ਲਾਏ ਹੋ ਸਤਿਗੁਰ ਕਾ ਪਾਣਾ ਚਿੱਤ ਰੱਖ ਸੰਜਮ ਸੱਚਾ ਨੇਹ ਨਾਨਕ ਐਥਾ ਸੁਖ ਅੰਦਰ ਰੱਖ ਸੇ ਅੱਗੇ ਹਰ ਸੇਲ ਕਰੇ ਪੌੜੇ ਆਪੇ ਭਾਰ ਅਠਾਰਹ है बड़ा से पाते आपे ही फल लाए। आपे माले आप सब सिंचन आपे ही मोह पाए। आपे पार अठारह है बनास पाते आपे ही फल लाए। आपे माले आप सब सिंचन आपे ही मोह पाए। आपे करता आपे भुगता आपे दे दिवाए। आपे साहेब आपे है रखान आपे रहे आसमाए। ज्ञान नानक वडियाई आख हर करते की जिस न तेल मातमाए। आपे साहेब आपे है रखान आपे रहे आसमाए। ज्ञान नानक वडियाई आख हर करते की जिस न तेल माथ माए। वाहे गुरु जी का खालसा वाहे गुरु जी की फतेह। श्लोक महला तीजा नानक बिन सतगुरु भेटे जग अंध है अंधे कर्म कमाए। शब्द स्यों चेतना लावई जेत सुख वसै माने आए। राग बिहागड़ा दी वार दी पौड़ी पंद्रवी श्लोका नाल